ਜੇ 21,000 ਦਾ ਪ੍ਰਬੰਧ ਨਾ ਹੋਇਆ ਫਿਰ ਮੁੰਨੀ ਦੇ ਠੁਮਕਿਆਂ ਦਾ ਕੀ ਬਣੂ, ਠੁਮਕਿਆਂ ਦਾ ਕੀ ਬਣੂ। ਸ਼ੇਰ ਸਿੰਘ ਦਾ ਜਵਾਕ ਹੈ ਜੀ, ਸ਼ੇਰੀ ਮੇਰਾ ਨਾਂ ਜੀ। ਮੈਂ ਹੁਸਨਾ ਦਾ ਬੰਬ ਵੇ, ਮੈਂ ਹੁਸਨਾ ਦਾ ਬੰਬ ਵੇ, ਠਾਠਾ ਮੈਂ ਵੱਜਦੀ ਦਿਲਾਂ ਉੱਤੇ ਫਟਦੀ। ਮੈਂ ਹੁਸਨਾ ਦਾ ਬੰਬ ਵੇ, ਜਦੋਂ ਵੀ ਮੈਂ ਨੱਚਦੀ ਫੁਲਝੜੀ ਵਾਂਗੂ ਮੱਚਦੀ। ਲੈ ਜਾ ਮੈਂ ਮਹਿਫਿਲ ਭਰਾਂ ਲੁੱਟ ਪੁੱਟ ਕੇ। 21,000 ਜਿਹੜੇ ਲਏ ਸੀ ਉਧਾਰ,